ਹੋ ਮੁੰਡਾ ਚੱਕਾਂ ਦਾ ਸ਼ੌਕੀਨ ਲੱਗ ਪਿਆ ਖਾਣ ਪੀਣ ਮੁੰਡਾ ਚੱਕਾਂ ਦਾ ਸ਼ੌਕੀਨ ਲੱਗ ਪਿਆ ਖਾਣ ਪੀਣ ਮੁੰਡਾ ਚੱਕਾਂ ਦਾ ਸ਼ੌਕੀਨ ਲੱਗ ਪਿਆ ਖਾਣ ਪੀਣ ਪਿਆ ਬੋਤਲ ਚ ਬਊਏ ਜਿੰਨਾ ਕੱਟਿਆ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਕਿਸੇ ਲੱਕ ਦੇ ਹੁਲਾਰਿਆਂ ਨੇ ਪੱਟਿਆ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਚੰਡੀਗੜ੍ਹ ਪੱਟੇ ਪੱਟਿਆ ਚੰਡੀਗੜ੍ਹ ਦੇ